ਪਹਿਲਾਂ ਬਾਲ ਜੇ ਪੂਰੇ ਕਰਕੇ ਤਿੰਨ ਚਾਰ ਜਮਾਤਾਂ ਪੜ ਕੇ ਬਾਲ ਜੇ ਪੂਰੇ ਕਰਕੇ ਤਿੰਨ ਚਾਰ ਜਮਾਤਾਂ ਪੜ ਕੇ ਹੱਥ ਆਈਫੋਨ ਜਿਹਾ ਫੜ ਕੇ ਮਿਸ ਕਾਲਾਂ ਮਾਰਦੀਆਂ ਸਿਫਤਾਂ ਕਰਦਾ ਰਹਿੰਦਾ ਏ ਮੁੰਡਾ ਮੁੰਡਿਆਂ ਦੀਆਂ ਸਿਫਤਾਂ ਕਰਦਾ ਰਹਿੰਦਾ ਏ ਮੁੰਡਾ ਮੁੰਡਿਆਂ ਦੀਆਂ ਜਿਹੜੀਆਂ ਪਾਉਂਦਾ ਹੱਸੀ ਮੈਂ ਚਿੱਠੀਆਂ ਵਿੱਚ ਗੱਲਾਂ ਮਿੱਠੀਆਂ ਮਿੱਠੀਆਂ ਪਾਉਂਦਾ ਹੱਸੀ ਮੈਂ ਚਿੱਠੀਆਂ ਵਿੱਚ ਗੱਲਾਂ ਮਿੱਠੀਆਂ ਮਿੱਠੀਆਂ ਉਹ ਪਾੜ ਕੇ ਦਈ ਸੀ ਸਿੱਟੀਆਂ ਤੇਰੀ ਮਾਂ ਨੇ ਖਿਲਾਰਦੀਆਂ ਕਿਸੇ ਪਿਆਰ ਕਰਦਾ ਹੂੰ ਵੈਸੇ ਤੋ ਹੂੰ ਬ੍ਰੇਵ ਬੋਏ ਪਰ ਥੋੜਾ ਡਰਦਾ ਹੂੰ ਯੇ ਬਾਤ ਉਸਕੋ ਕੋਈ ਤੋ ਬਤਾ ਦੋ ਪਲੀਜ਼ ਯਾਰ ਇੱਕ ਵਾਰੀ ਉਸੇ ਮਿਲਵਾ ਦੋ ਵੋ ਮੇਰੀ ਸ਼ਿਜ਼ੂਕਾ ਮੈਂ ਉਸਕਾ ਨੋਬੀਤਾ ਮੁਝੇ ਉਸੇ ਮਿਲਣਾ ਹੈ ਮੇ ਕੋ ਨਹੀਂ ਪਤਾ ਮੈਂ ਉਸ ਪੇ ਜਿੰਦ ਵਾਰ ਦੂੰਗਾ ਜੇ ਕੋਈ ਆਇਆ ਸਾਡੇ ਵਿੱਚ ਮੈਂ ਮਾਰ ਦੂੰਗਾ ਪਹਿਲਾਂ ਆਪੇ ਘਰੇ ਬੁਲਾ ਕੇ ਉਹ ਤੋਂ ਮਲਕ ਕੁੰਡੀ ਹਿਲਾ ਕੇ ਪਹਿਲਾਂ ਆਪੇ ਘਰੇ ਬੁਲਾ ਕੇ ਉਹ ਤੋਂ ਮਲਕ ਕੁੰਡੀ ਹਿਲਾ ਕੇ ਤੇਰੇ ਚਾਰੇ ਵੀਰਾਂ ਆ ਕੇ ਮੇਰੇ ਪੈਂਟੀਆਂ ਚਾੜਦੀਆਂ ਕਰਦਾ ਰਹਿੰਦਾ ਏ ਮੁੰਡਾ ਮੁੰਡਿਆਂ ਦੀਆਂ ਪਹਿਲਾਂ ਬਾਲ ਕੇ ਪੂਰੇ ਕਰਕੇ ਤਿੰਨ ਚਾਰ ਜਮਾਤਾਂ ਪੜ ਕੇ ਹੱਥ ਆਈਫੋਨ ਜਿਹਾ ਫੜ ਕੇ ਮਿਸ ਕਾਲਾਂ ਮਾਰਦੀਆਂ